ਫਰਮਾਇਸ਼ ਦਾ, ਉਸ ਤੋਂ ਬਾਅਦ ਕੋਈ ਗੀਤ ਫਰਮਾਇਸ਼ ਦਾ ਨਹੀਂ ਹੋਊਗਾ, ਮੇਰੀ ਆਪਣੀ ਮਰਜ਼ੀ ਦੇ ਹੋਣਗੇ। ਲੋ ਇੱਕ ਗੀਤ ਤੇ ਚਲਾ ਜਾ ਲੋਕਾਂ ਦੇ। ਬਾਲ ਚਿੱਕਿਆ ਤੁਮ ਕੇ ਕਾਰ ਦੇ ਲਾਇਆ ਚਿੱਕਿਆ ਸਹਿਬਾ। ਜੀ ਜੀ ਮੈਂ ਬਹਿੜ ਦਾ ਲੋੜੀ ਬੋਗਾ।